ਇਹ ਜ਼ਿੰਦਗੀ ਏ ਤੇਰੀ ਤੇਰੇ ਬਿਨਾ ਨੀ ਜਿਉਣਾ ਵੇ ਮੈਂ ਤੇਰੀ ਜਨਾ ਹੋਈ ਹੋਰ ਕਿਸੇ ਦੀ ਨੀ ਹੋਣਾ ਜ਼ੋਇਆ ਮੇਰੀ ਯਾਦਾਂ ਦੇ ਫੁੱਲ ਤਾਜ਼ਾ ਰੱਖੀ ਬਸ ਥੋੜ੍ਹੇ ਹੀ ਦਿਨਾਂ ਦੀ ਤਾਂ ਗੱਲ ਮੈਂ ਵਾਪਸ ਤਾਂ ਆ ਹੀ ਜਾਣਾ ਮੇਰਾ ਇੰਤਜ਼ਾਰ ਕਰੇ ਮੈਂ ਫੋਨ ਕਰਦਾ ਰਹੂੰਗਾ ਤੇਰਾ ਪੀਟਰ ਸਾਰੇ ਜਵਾਨ ਲਾਪਤਾ ਨੇ ਉਹਨਾਂ ਵਿੱਚ ਪੀਟਰ ਵੀ ਸੀ ਜਦੋਂ ਵੀ ਕੋਈ ਜਾਣਕਾਰੀ ਮਿਲਦੀ ਹੈ ਅਸੀਂ ਕਾਲ ਕਰਕੇ ਇਨਫੋਰਮ ਕਰਾਂਗੇ ਦੁਨੀਆ ਬੇਕਾਰ ਜਿਹੀ ਲੱਗੇ ਤੇਰਾ ਲੇਖਾਂ ਵਿੱਚੋਂ ਨਾਮ ਨਾ ਮੈਂ ਲਿਖਿਆ ਮਿਟਾਉਣਾ ਵੇ ਮੈਂ ਤੇਰੀ ਜਿਨਾ ਹੋਈ ਹੋਰ ਕਿਸੇ ਦੀ ਨੀ ਹੋਣਾ ਵੇ ਮੈਂ ਤੇਰੀ ਜਿਨਾ ਹੋਈ ਹੋ ਕਿਸੇ ਦੀ ਨੀ ਹੋਰ ਦੱਸਾਂ ਕੀ ਤੈਨੂੰ ਦਿਲ ਆਪਣੇ ਦਾ ਜਿੰਦ ਲਾਤੀ ਤੇਰੇ ਲੇਖੇ ਬਸ ਤੇਰੇ ਲਈ ਜਿਉਣਾ ਵੇ ਮੈਂ ਤੇਰੀ ਜਿਨਾ ਹੋਈ ਹੋਰ ਕਿਸੇ ਦੀ ਨੀ ਹੋਣਾ ਵੇ ਮੈਂ ਤੇਰੀ ਜਿਨਾ ਹੋਈ ਹੋ ਕਿਸੇ ਦੀ